ਸਤਨਾਮ ਸ਼੍ਰੀ ਪਟੰਬਰ ਕਾਹੋ ਫਲਗਨ ਵਾਰਾ ਕਾਹੋ ਗਰੀ ਗੋਦਰੀ ਨਾਹੀ ਕਾਹੋ ਖਾਨ ਪਰਾਰਾ ਪਟੰਬਰ ਕਾਹੂ ਫਲਗਨ ਵਾਰਾ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ਅਹਿਰਖਵਾਦ ਨਾ ਕੀਜੈ ਰੇ ਮਨ ਸੋ ਕ੍ਰਿਤ ਕਰ ਕਰ ਲੀਜੈ ਰੇ ਮਨ ਮਾਟੀ ਗੁੰਧੀ ਬਾਹੁ ਬੇਦ ਬਾਣੀ ਲਾਈ ਕਾਹੂ ਮਹਿ ਮੋਤੀ ਮੁਕਤਾਲ ਕਾਹੂ ਵਿਆਦ ਲਗਾਈ ਤਨ ਰਾਖਨ ਕਉ ਦੀਆ ਮੁਗਦ ਕਹਿ ਤਨ ਮੇਰਾ ਜਾਮ ਕਾ ਡੰਡ ਮੂੰਡ ਮਹਿ ਲਾਗੈ ਖੇਨ ਮਹਿ ਕਰਨ ਵੇਰਾ ਹਾਰ ਜਨ ਉਤਮ ਭਗਤ ਸਦਾਵੈ ਆਗਿਆ ਮਨ ਸੁਖ ਪਾਈ ਜੋਤਿਸ ਭਾਵੈ ਸਤ ਕਰ ਮਾਨੈ ਪਾਣਾ ਮਨ ਵਸਾਈ ਕਹੈ ਕਬੀਰ ਸੁਨ ਹੋਰੇ ਸੰਤ ਹੋ ਮੇਰੀ ਮੇਰੀ ਝੂਠੀ ਚਿਰਗਟ ਭਾਰ ਚਟਾਰਾ ਲੈ ਗਇਓ ਤਰੀ ਸਾਗਰੀ ਛੂਟੀ ਕਬੀਰ ਸੁਨ ਹੋਰੇ ਸੰਤ ਮੇਰੀ ਮੇਰੀ ਝੂਠੀ सिर गट भार चटारा लै गए ओ तरी सागरी छूटे वाहे गुरु जी का खालसा वाहे गुरु जी की फतेह। आसान काहू दीने पाट पटंबर काहू पलक निवारा काहू गरी गोदरी नाही काहू खान परारा।